Now wherever you at, babe, you can make the whole room stare. But you know that my favorite is when you're rocking that This Is Where. Oh, tenu suit karida. Oh, tenu suit karida. Suit karida. Tenu suit karida. Oh, ni tu lagdi panjaban, lagdi patola, lagge ni tu saryan to vakh ni. Tenu suit karida. ਨੀ ਤੂੰ ਲੱਗਦੀ ਪੰਜਾਬਣ ਲੱਗਦੀ ਪਟੋਲਾ ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ ਤੈਨੂੰ ਸੂਟ ਸੂਟ ਕਰਦਾ ਉਹ ਤੈਨੂੰ ਸੂਟ ਸੂਟ ਕਰਦਾ ਚਾਂਦਨੀ ਚੌਂਕ ਚ ਤਬਾਈ ਜਹੀ ਪਾਈਆ ਪੁੱਛਦੇ ਨੇ ਮੁੰਡੇ ਦੱਸੋ ਕੁੜੀ ਕਿੱਥੋਂ ਆਈਆ ਚਾਂਦਨੀ ਚੌਂਕ ਚ ਤਬਾਈ ਜਹੀ ਪਾਈਆ ਪੁੱਛਦੇ ਨੇ ਮੁੰਡੇ ਦੱਸੋ ਕੁੜੀ ਕਿੱਥੋਂ ਆਈਆ ਬੱਚਾ ਬੱਚਾ ਫਿਰੇ ਹੈ ਨੀ ਬੱਚਾ ਬੱਚਾ ਫਿਰੇ ਫਿਰੇ ਬੱਚਾ ਬੱਚਾ ਤੇਰੇ ਉੱਤੇ ਮਰਦਾ ਤੈਨੂੰ ਸੂਟ ਸੂਟ ਕਰਦਾ ਉਹ ਤੈਨੂੰ ਸੂਟ ਸੂਟ ਕਰਦਾ ਸੂਟ ਕਰਦਾ ਤੈਨੂੰ ਸੂਟ ਸੂਟ ਕਰਦਾ Wherever you at, babe, you can make the whole room stare. But you know that my favorite is when you're rocking that This Is Where. Ooh, your little black dress, it don't do it for me. You know how to impress, just give it to me. No jeans, no dresses, no tees, no. My queen, she's in a sari, yeah. Now keep it busy, like you're in Delhi. You gotta rep the team, shawty. I know they flexing, but it's me you should be checking. Cause I wanna make you my rani. Rock with me. Black, yellow, red, gore, mukhde te jachda. Dekh dekh munde aanda dil rinda nachda. Black, yellow, red, gore, mukhde te jachda. Dekh dekh munde aanda dil rinda nachda. Lagge na nazar meri, lagge na nazar meri, lagge na nazar dil darda. Tenu suit suit karda. ਉਹ ਨੀ ਤੂੰ ਲੱਗਦੀ ਪੰਜਾਬਣ ਲੱਗਦੀ ਪਟੋਲਾ ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ ਤੈਨੂੰ ਸੂਟ ਸੂਟ ਕਰਦਾ ਉਹ ਤੈਨੂੰ ਸੂਟ ਸੂਟ ਕਰਦਾ